ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਕ੍ਰਿਸ਼ਨਾ ਦਾਦੀ ਜਾਲ ਮੁਈ ਜਾਲ ਜਾਲ ਕਰੇ ਪੁਕਾਰ ਸਤਿਗੁਰ ਸੀਤਲ ਜੇ ਮਿਲਾ ਫੇਰ ਜਲਾ ਨਾ ਦੂਜੀ ਵਾਰ ਤ੍ਰਿਸ਼ਨਾ ਦਾਦੀ ਜਲ ਮੁਈ ਜਾਲ ਜਾਲ ਕਰੇ ਪੁਕਾਰ ਸਤਿਗੁਰ ਸੀਤਲ ਜੇ ਮਿਲਾ ਫੇਰ ਜਲਾ ਨਾ ਦੂਜੀ ਵਾਰ ਨਾਨਕ ਵਿਣ ਨਾਵਾ ਨਿਰਭਉ ਕੋ ਨਹੀਂ ਜਿਚਰ ਸ਼ਬਦ ਨਾ ਕਰੇ ਵਿਚਾਰ ਮਹੱਲਾ ਤੀਜਾ ਭੇਖੀ ਅਗਨ ਨਾ ਬੁਝਾਈ ਚਿੰਤਾ ਹੈ ਮਨ ਮਾਹੇ ਵਰਮੀ ਮਾਰੀ ਸਾਪ ਨਾ ਮਰਾ ਤਿਉ ਨਿਗੁਰੇ ਕਰਮ ਕਮਾਹੇ ਸਤਿਗੁਰ ਦਾਤਾ ਸੇਵਿਆ ਸ਼ਬਦ ਵਸੈ ਮਨ ਆਏ ਮਨ ਤਨ ਸੀਤਲ ਸਾਂਤ ਹੋਏ ਤ੍ਰਿਸ਼ਨਾ ਅਗਨ ਬੁਝਾਏ ਸੁੱਖਾ ਸਿਰ ਸਦਾ ਸੁਖ ਹੋਏ ਜਾਂ ਵਿੱਚੋ ਆਪ ਗਵਾਏ ਗੁਰਮੁਖ ਉਦਾਸੀ ਸੋ ਕਰੇ ਜੇ ਸੱਚ ਰਹ ਲਿਵ ਲਾਏ ਚਿੰਤਾ ਮੂਲ ਨ ਹੋਵਈ ਹਰ ਨਾਮ ਰੱਜਾ ਆਘਾਏ ਨਾਨਕ ਨਾਮ ਬਿਨਾ ਨਹਿ ਛੂਟ पिया हौमा पचहे पचाए पौड़ी जिनी हारे हारे नाम ते आया तिनी पाए अड़े सर्ब सुखा सब जन्म तिना का सफल है जिन हर के नाम की मान लगी फुका जिनी गुरु का बचन आराध्या तेन विसर गए सब दुखा ते संत पले गुर सिख है जिन नाही चिंत पराई चुखा तन तन तिना का गुरु है जिस अमृत फल हर लागे मुखा ते संत पले गुर सिख है जिन नाही चिंत पराई चुखा तन तन तिना का गुरु है जिस अमृत फल हारे लगे मुखा वाहिगुरु जी का खालसा वाहिगुरु जी की फतेह। श्लोक महला तीजा तृष्णा दाधी जल मुई जाल जाल करे पुकार सतगुर शीतल जे मिला फिर जला न दूजी वार वडहंस की वार पौड़ी छेवीं श्लोकां नाल।